ਮੇਰੇ ਡ੍ਰੀਮ ਵਿੱਚ ਦੱਸ ਕੁੜੀਏ ਵੇ ਕਿਵੇਂ ਵੜ ਗਈ ਹੈ ਫ੍ਰੀ ਵਿੱਚ ਮੈਨੂੰ ਕੰਟਰੋਲ ਵਿੱਚ ਪਾ ਗਈ ਹੈ ਫਲੋ ਵਿੱਚ ਮੈਂ ਕਿਵੇਂ ਆ ਗਿਆ ਮੈਂ ਬਾਲੀਵੁੱਡ ਦੇ ਸੀਨ ਵਿੱਚ ਸ਼ੀ ਇਜ਼ ਸੋ ਇਲੈਕਟ੍ਰਿਕ ਨੱਚਦੀ ਵੇ ਜਦੋਂ ਮੈਨੂੰ ਲੱਗਦੀ ਮਜੈਸਟਿਕ ਕੁਆਲਿਟੀ ਵਿੱਚ ਹੈ ਕੁੜੀਏ ਤੂੰ ਹੈ ਫੈਂਟੈਸਟਿਕ ਖਿੱਚਦੀ ਹੈ ਕੋਲ ਮੈਨੂੰ ਲੱਗਦੀ ਅਟ੍ਰੈਕਟਿਵ ਸੋ ਸੈਡਕਟਿਵ ਇੱਕ ਤੇਰਾ ਹਾਸਾ ਮਿਲੇ ਦਾ ਸਮਾਈਲ ਪਤਾ ਚੱਲ ਗਿਆ ਕਿ ਤੂੰ ਬਣ ਗਈ ਹੈ ਮਾਈਂਡ ਬੀਟ ਉੱਤੇ ਨੱਚਿਆ ਤੂੰ ਵਾਈਨ ਐਂਡ ਡਾਈਨ ਇਨੀ ਤੂੰ ਐਕਸਕਲੂਸਿਵ ਜਿਵੇਂ ਮੇਰਾ ਸਟਾਈਲ ਨਾ ਜਾਮੀ ਵੇ ਤੂੰ ਫਾਸਟ ਨਾ ਪਲੇ ਸਲੋ ਮੋ ਤੂੰ ਕਰੀ ਮੈਨੂੰ ਪਿਆਰ ਮੈਂ ਕੀਪ ਇਟ ਔਨ ਦ ਲੋ ਵੀ ਇੱਕ ਤੇਰੀ ਚਾਲ ਵੇ ਮਮਾ ਮਾਈਂਡ ਬਲੋ ਤੂੰ ਕਰ ਗਈ ਹੈ ਮਰਡਰ ਔਨ ਦ ਡਾਂਸ ਫਲੋਰ ਤੂੰ ਮੇਰੀ ਇਮੇਜਿਨਰੀ ਗਰਲ ਹੈ ਮੇਰੇ ਮਾਈਂਡ ਵਿੱਚ ਕਦੇ ਮੇਰੇ ਜ਼ੇਨ ਵਿੱਚ ਲੈ ਜਾਵੀਏ ਤੈਨੂੰ ਦੂਰ ਪ੍ਰਾਈਵੇਟ ਪਲੇਨ ਵਿੱਚ ਨਾਈਸ ਮਾਹੌਲ ਵਿੱਚ ਕਰੂਜ਼ ਕੰਟਰੋਲ ਵਿੱਚ ਤੂੰ ਬੜੀ ਸੋਹਣੀ ਲੱਗੇ ਐਲਵੀ ਦੀ ਜੀਨਸ ਵਿੱਚ ਲੱਗਦੀ ਵੇ ਇੰਡੀਆ ਨੈਕਸਟ ਵੇ ਬ੍ਰਾਜ਼ੀਲੀਆ ਟਾਪ ਕਲਾਸ ਲੱਗੇ ਵਨ ਆਫ ਦ ਜ਼ਿਲੀਆ ਕੁੜੀ ਤੂੰ ਹਾਈ ਟੈਕ ਟਰਨ ਆਨ ਦ ਲਾਈਟਸ ਬੈਕ ਹੋ ਜਾ ਮੇਰਾ ਮੈਨੂੰ ਕਿਤੇ ਹੈਵੀ ਜੀ ਜੈਟ ਲੈਕ ਅ ਫਲਾਈ ਸਕਾਈ ਹਾਈ ਮਾਈਂਡ ਮੇਰਾ ਜ਼ੂਮ ਜ਼ੂਮ ਕਰ ਗਈ ਏ ਦਿਲ ਸਾਡਾ ਸੇਮ ਸੱਲਾ ਬੂਮ ਬੂਮ ਮੁੰਡਾ ਮੈਂ ਦੀ ਹੈ ਗਦ ਆਫਾਂ ਗਾਡ ਕਮ ਨਾ ਮੈਂ ਕਰਾਂ ਸਮਾ ਕਰਾਂ ਕਮ ਲਾਸ਼ ਦੇ ਵਾਂਟ ਟੂ ਮੇਕ ਇਟ ਰੇਨ ਵੈਲ ਆਈ ਕੈਨ ਮੇਕ ਇਟ ਸਨੋ ਸੁਣਾ ਦੇ ਮੈਨੂੰ ਬੀਟ ਐਂਡ ਆਈ ਵਿਲ ਮੇਕ ਇਟ ਫਲੋ ਵੇ ਮੈਨੂੰ ਤੇਰੀ ਨੀਡ ਤੇ ਤੈਨੂੰ ਮੇਰੀ ਲੋੜ ਤੇ ਪਾ ਦੇ ਨੀ ਤੂੰ ਐਂਟਰ ਇਮਰਾਨ ਖਾਨਸ ਵਰਲਡ ਤੂੰ ਮੇਰੀ ਇਮੇਜਿਨਰੀ ਗਰਲ ਹੈ ਸੁਬਾਹ ਦੇ 10 ਵੱਜ ਗਏ ਬ੍ਰੈਕਫਾਸਟ ਤੂੰ ਬੈਂਡੇ ਚੀਦੇ ਸਾਡੇ ਤੂੰ ਬੈਂਡੇ ਚੀਦੇ ਨਾਸ਼ਤਾ ਤੂੰ ਬੈਂਡੇ ਚੀਦੇ ਨੀ ਹੋਰ ਵੇ ਕਰਨਾ ਦਿਲ ਹੈ ਤੂੰ ਹੋਰ ਵੇ ਕਰਨਾ ਦਿਲ ਹੈ ਡੈਡੀ